ਜਿੰਦੇ ਨੀ ਸੁਣ ਜਿੰਦੇ ਦੁੱਖ ਢਿੱਡ ਦੇ ਸੌਣ ਨਾ ਦਿੰਦੇ ਜੇ ਦਾਣਾ ਪਾਣੀ ਘਰ ਚ ਮਿਲੇ ਦਾਣਾ ਪਾਣੀ ਘਰ ਚ ਮਿਲੇ ਨਿਕਾਣੂ ਜਾਲ ਵਿੱਚ ਫਸਣ ਪਰਿੰਦੇ ਨਿਕਾਣੂ ਜਾਲ ਵਿੱਚ ਫਸਣ ਪਰਿੰਦੇ ਜਿੰਦੇ ਨੀ ਸੁਣ ਜਿੰਦੇ ਦੁੱਖ ਢਿੱਡ ਦੇ ਸੌਣ ਨਾ ਦਿੰਦੇ ਪਛਤਾਵਾਂ ਬੈਠਾ ਰੂਹਾਂ ਤੇ ਪਛਤਾਵਾਂ ਹਾਏ ਰੂਹਾਂ ਤੇ ਪਛਤਾਵਾਂ ਰੱਬਾ ਦਿੱਤੀਆਂ ਤੂੰ ਕਿਹੜੀਆਂ ਸਜਾਵਾਂ ਘਰੋਂ ਬਾਹਰ ਪੁੱਤ ਰੁਲ ਗਏ ਘਰੋਂ ਬਾਹਰ ਪੁੱਤ ਰੁਲ ਗਏ ਬਿਨਾਂ ਪੁੱਤਰਾਂ ਦੇ ਰੁਲ ਗਈਆਂ ਮਾਵਾਂ ਬਿਨਾਂ ਪੁੱਤਰਾਂ ਤੋਂ ਰੁਲ ਗਈਆਂ ਮਾਵਾਂ ਰੋਵਾਂ ਤੇ ਪਛਤਾਵਾਂ ਰੱਬਾ ਦਿੱਤੀਆਂ ਤੂੰ ਕਿਹੜੀਆਂ ਸਜਾਵਾਂ ਗਾਂਦੇ ਨੀ ਜੋਗੀ ਗਾਂਦੇ ਗਾਂਦੇ ਨੀ ਜੋਗੀ ਗਾਂਦੇ ਜਿਹੜੇ ਚੂਗ ਮੋਤੀਆਂ ਦੀ ਖਾਂਦੇ ਦੇਖੇ ਨਾ ਪਿਛਾ ਮੁੜਦੇ ਦੇਖੇ ਨਾ ਪਿਛਾ ਮੁੜਦੇ ਕੱਲੇ ਹੱਡ ਹੀ ਵਤਨ ਨੂੰ ਜਾਂਦੇ ਕੱਲੇ ਹੱਡ ਹੀ ਵਤਨ ਨੂੰ ਜਾਂਦੇ ਗਾਂਦੇ ਨੀ ਜੋਗੀ ਗਾਂਦੇ ਗਾਂਦੇ ਨੀ ਜੋਗੀ ਗਾਂਦੇ ਖੋਲ ਵੇਖ ਸੋਣੀਏ ਸੰਗਾ ਆ ਗਿਆ ਜਹਾਜੇ ਚੜ ਕੇ, ਸੰਗਾ ਆ ਗਿਆ ਜਹਾਜੇ ਚੜ ਕੇ, ਕਪੂਰ ਪਿੰਡ ਚੰਨ ਚੜਿਆ, ਕਪੂਰ ਪਿੰਡ ਚੰਨ ਚੜਿਆ, ਮਾਹੀ ਆ ਗਿਆ ਜਹਾਜੇ ਚੜ ਕੇ, ਮਾਹੀ ਆ ਗਿਆ ਜਹਾਜੇ ਚੜ ਕੇ, ਆਈ ਨਾ ਵਿਛੋੜਾ ਓਏ ਰੱਬਾ, ਆਈ ਨਾ ਵਿਛੋੜਾ ਓਏ ਰੱਬਾ, ਸਈਆਂ ਅਸਾਂ ਨੇ ਜੁਦਾਈਆਂ ਮਾਰ ਮਾਰ ਕੇ, ਸਈਆਂ ਅਸਾਂ ਨੇ ਜੁਦਾਈਆਂ ਮਾਰ ਮਾਰ ਕੇ।